ਰੱਬ ਕਰ ਦੀ ਤੇ ਮੈਂ ਕਰਦੀ ਰੱਬ ਰੱਬ ਮੈਂ ਕਰਦੀ ਰੱਬ ਰੱਬ ਕਰਦੀ ਕਹਿ ਲੋ ਕੀ ਕਹਿਣ ਛੂਈ ਮੂਈ ਛੂਈ ਮੂਈ ਛੂਈ ਮੂਈ ਛੂਈ ਮੂਈ ਛੂਈ ਮੂਈ ਛੂਈ ਮੂਈ ਤੇਰੇ ਜੈਸੀ ਸਾਨੂੰ ਹੋਇਆ ਸੰਧੂਰੀ ਅਸੀਂ ਕਿਹਾ ਤੇਰੇ ਬਿੱਲ ਤੇਰੀ ਕਿਹੜੀ ਦੱਸ ਮਜਬੂਰੀ ਦੁੱਧ ਜਿਹਾ ਰੰਗ ਤੇਰਾ ਵੇਖ ਸਾਨੂੰ ਹੋਇਆ ਸੰਧੂਰੀ ਅਸੀਂ ਕਿਹਾ ਤੇਰੇ ਬਿੱਲ ਤੇਰੀ ਕਿਹੜੀ ਦੱਸ ਮਜਬੂਰੀ ਕਹਿ ਲੋ ਕੀ ਕਹਿਣ ਛੂਈ ਮੂਈ